ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪਹਿਲਾ ਜੀ ਬਦੀ ਕਰੀ ਤਾਂ ਕਸ਼ੂ ਨਾ ਸੀਜੈ ਚੋਰ ਕੀ ਹਾਮ ਭਰੀ ਨ ਕੋਈ ਚੋਰ ਕੀ ਚੰਗਾ ਕਿਉਂ ਹੋਈ ਜੀ ਬਦੀ ਕਰੀ ਤਾਂ ਕਸੂ ਨਾ ਸੀਜੈ ਚੋਰ ਕੀ ਹਾਮ ਭਰੀ ਨਾ ਕੋਈ ਚੋਰ ਕੀ ਚੰਗਾ ਕਿਉਂ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੀ ਕਾ ਮੁੱਲ ਏਕ ਦੁਗਾਣਾ ਜੈਸਾ ਫਿਰਕੀਆ ਬੀਜਰ ਲਾਈ ਜਾਂ ਪਰਖੀਆ ਖੋਟਾ ਹੋਈ ਜਾਈ ਜੈਸਾ ਕਰੀ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ ਤੇ ਹੈ ਰਾਹੀ ਜਾਏ ਜੇ ਸੋ ਕੂੜਿਆ ਕੂੜਕ ਬਾੜ ਭਾਵ ਸਭ ਆਖ ਸੰਸਾਰ ਭਾਵ ਅੱਧੀ ਪਰਵਾਣ ਨਾਨਕ ਜਾਣ ਜਾਣ ਸੁਜਾਣ ਜੇ ਸੋ ਕੂੜੀਆਂ ਕੂੜ ਕਵਾੜ ਭਾਵ ਸਭ ਆਖ ਸੰਸਾਰ ਭਾਵ ਅੱਧੀ ਪਰਵਾਣ ਨਾਨਕ ਜਾਣ ਜਾਣ ਸੁਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਕਸੂ ਨਾ ਸੀਜੈ ਚੋਰ ਕੀ ਹਾਮ ਭਰੇ ਨਾ ਕੋਈ ਚੋਰ ਕੀਆ ਚੰਗਾ ਕਿਉਂ ਹੋਏ।